ਹੁਣ ਹੋ ਜਾਂਦਾ ਦੂਣਾ ਚੱਟੀ ਦਾ ਤੇਰੀ ਕੱਢੀ ਹੋਈ ਰੈਲੀ ਵੇਖ ਕੇ ਤੇਰਾ ਰੋਬੀਆ ਪਸੰਦ ਮੁੰਡਿਆ ਮੁੱਛ ਮੋੜਦਾ ਤੂੰ ਵੈਲੀ ਵੇਖ ਕੇ ਮਨ ਹੋ ਜਾਂਦਾ ਦੂਣਾ ਚੱਟੀ ਦਾ ਤੇਰੀ ਕੱਢੀ ਹੋਈ ਰੈਲੀ ਵੇਖ ਕੇ ਤੇਰਾ ਰੋਬੀਆ ਪਸੰਦ ਮੁੰਡਿਆ ਮੁੱਛ ਮੋੜਦਾ ਤੂੰ ਵੈਲੀ ਵੇਖ ਕੇ ਆਉਂਦੇ ਨਵ ਲੈਤੀ ਸੁਪਨੇ ਤੇ ਨਾ ਕੋਈ ਫਰਾਰੀ ਆਉਂਦੀ ਹੈ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ ਅੱਖ ਰੱਖਦਾ ਮੈਂ ਕੈਟ ਵਾਕਾਂ ਤੇ ਇਸ ਗੱਲ ਦਾ ਸਕੂਨ ਵਾਲਾ ਏ ਤੇਰੇ ਦਿਲ ਵਿੱਚ ਵੇਖ ਚੋਪਰਾ ਤੇਰੇ ਪਿਆਰ ਦਾ ਜਨੂਨ ਵਾਲਾ ਏ ਨਾਲ ਖੜੂ ਪੌਣੇ 6 ਫੁੱਟ ਦੀ ਸੋਚ ਦਿਲ ਚ ਪਿਆਰੀ ਆਉਂਦੀ ਹੈ ਤੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ Oye, cariño, quiero que sepas que mis sueños son maravillosos, porque tú siempre estás en ellos. Te estoy esperando. O yara nu vi rakhe top te, mere liye vi pyar suchcha hai. Jis maa pe nahi rokdi ਉਹਦੀ ਸੋਚ ਦਾ ਮਿਆਰ ਉੱਚਾ ਏ ਇੱਕ ਰਾਤ ਦਾ ਸਟੈਂਡ ਕਾਸਤਾ ਇਹ ਦੁਨੀਆ ਖਿਲਾਰੀ ਆਉਂਦੀ ਏ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਏ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਏ ਬਰੈਂਡਾ ਚ ਬਰੂਦੀ ਲੁੱਕ ਵੇ ਪਾਇਆ ਕੁੜਤਾ ਖਰੂਦੀ ਠੁੱਕ ਵੇ ਨਾ ਕਰਦਾ ਸਮਾਟ ਗਿਰੀਆਂ ਗੱਲ ਖੜਵੀ ਹੀ ਪਾਉਂਦੀ ਖੁੱਦ ਵੇ ਵੇਖ ਕੇ ਵਜੂਦ ਲਾਲੀ ਦਾ ਸਮੋਕੀ ਹੋਟੀਆਂ ਨੂੰ ਠਾਰੀ ਆਉਂਦੀ ਹੈ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਆਉਂਦੀ ਹੈ ਮੇਰੇ ਸੁਪਨੇ ਦੇ ਵਿੱਚ ਸੋਹਣਿਆ ਬਸ ਤੇਰੀ ਸਰਦਾਰੀ ਆਉਂਦੀ ਹੈ ਬਸ ਤੇਰੀ ਸਰਦਾਰੀ ਆਉਂਦੀ ਹੈ ਬਸ ਤੇਰੀ ਸਰਦਾਰੀ ਆਉਂਦੀ ਹੈ